ਸਤਨਾਮ ਸ੍ਰੀ ਵਾਹਿਗੁਰੂ ਸਾਹਿਬਾ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੰਦੜਾ ਲਾਇਆ ਦਾਨ ਤੇਰਾ ਘਟ ਚਾਨਣ ਤਨ ਚੰਦ ਦੀਪਾਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜਾ ਲਾਇਆ ਦਾਨ ਤੇਰਾ ਘਟ ਚਾਨਣ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕਾ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਜ ਲਾੜੇ ਨਾਲ ਸੋਹੈ ਪਰਖ ਮੋਹਣੀਆ ਲਾਇਆ ਵਿਵਾਹ ਹੋਇਆ ਸੋਭ ਸੇਤੀ ਪੰਚ ਸ਼ਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜਾ ਲਾਇਆ ਹੋਂ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਇਹੋ ਤਨ ਜਿਨ ਸਿਉ ਗਾਡਿਆ ਮਨ ਲੀੜਾ ਦਿੱਤਾ ਲੀਆ ਤਾਂ ਦੀਆ ਮਾਨ ਜਿਨ ਸਿਉ ਸੇ ਸੱਜਣ ਕਿਆ ਵਿਸਰਾ ਜਿਨ ਦਿਸ ਆਇਆ ਹੋਏ ਰਲੀਆ ਜੀ ਸੇਤੀ ਗਹਿਰ ਸਗਲ ਗੁਣ ਅਵਗੁਣ ਨਾ ਕੋਈ ਹੋਏ ਨੀਤਾ ਨੀਤਾ ਹੋ ਮਲਿਹਾਰੀ ਸਾਜਨਾ ਮੀਤਾ ਵਰੀਤਾ ਗੁਣਾ ਕਹੋਵਾ ਵਾਸਲਾ ਕਦ ਵਾਸ ਲਈ ਜਾ ਜੇ ਗੁਣ ਹੋਵਣ ਸਾਜਨਾ ਮਿਲ ਸਾਜ ਕਰੀ ਜਾ ਸਾਜ ਕਰੀ ਜਾ ਗੁਣਾ ਤੇਰੀ ਛੋੜ ਆਵਗਣ ਚੱਲੀਆ ਪਹਿਰੀ ਪਟੰਬਰ ਘਰ ਅਡੰਬਰ ਆਪਣਾ ਪਿੜ ਮੰਨੀਆ ਜਿੱਥਾ ਜਾਏ ਬਹੀਆ ਭਲਾ ਕਹੀਆ ਝੋਲ ਅੰਮ੍ਰਿਤ ਪੀਜਾ ਗੁਣਾ ਕਹੋਵੇ ਵਾਸੁਲਾ ਕੱਡ ਵਾਸ ਲਈ ਜਾ ਆਪ ਕਰੇ ਕਿਸ ਆਖੀਆ ਹੋਰ ਕਰੇ ਨਾ ਕੋਈ ਆਖਣ ਤਾਂ ਕਹੋ ਜਾਈਆ ਜੇ ਭੁੱਲੜਾ ਹੋਈ ਜੇ ਹੋਏ ਭੁੱਲਾ ਜਾਏ ਕਹੀਆ ਆਪ ਕਰਤਾ ਕਿਉਂ ਭੁੱਲਾ ਸੁਣੇ ਦੇਖੇ ਵਾਜ ਕਹਿਆ ਦਾਨ ਅਣ ਮੰਗਿਆ ਦਿਵਾ ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀਆ ਹੋਰ ਕਰੇ ਨਾ ਕੋਈ ਦਾਨ ਦੀ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸੇ ਆਖੀਆ ਹੋਰ ਕਰੇ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀ ਆਤਨ ਦੇਖਿਆ ਜਗ ਧੰਦੜਾ ਲਾਇਆ ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀ ਪਾਇਆ।